ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਦੂਜਾ ਚਾਕਰ ਲੱਗੈ ਚਾਕਰੀ ਨਾਲ ਗਾਰ ਬਵਾਦ ਗੱਲਾਂ ਕਰ ਕਣੇਰੀਆ ਖਸਮ ਨਾ ਪਾਏ ਸਾਦ ਚਾਕਰ ਲੱਗੈ ਚਾਕਰੀ ਨਾਲ ਗਾਰ ਬਵਾਦ ਗੱਲਾਂ ਕਰ ਕਣੇਰੀਆ ਖਸਮ ਨਾ ਪਾਏ ਸਾਰ ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ ਨਾਨਕ ਜਿਸ ਨੂੰ ਲੱਗਾ ਤਿਸ ਮਿਲੈ ਲੱਗਾ ਸੋ ਪਰਵਾਨ ਮਹੱਲਾ ਦੂਜਾ ਜੋ ਜੀਏ ਹੋਏ ਸੋ ਉਗਵੈ ਮੋਹ ਕਾ ਕਹਿਆ ਵਾਉ ਬੀਜੇ ਵੇਖ ਮੰਗੈ ਅੰਮ੍ਰਿਤ ਵੇਖੋ ਇਹੋ ਨਿਆਉ ਮਹੱਲਾ ਦੂਜਾ ਨਾਲ ਇਆਣ ਦੋਸਤੀ ਕਦੇ ਨਾ ਆਵੈ ਰਾਸ ਜੇਹਾ ਜਾਣ ਤੇਹੋ ਵਰਤੈ ਵੇਖੋ ਕੋ ਨਿਰਜਾਸ ਵਸ ਤੂੰ ਅੰਦਰ ਵਸਤ ਸਮਾਵੈ ਦੂਜੀ ਹੋਵੈ ਪਾਸ ਸਾਹਿਬ ਸੇਤੀ ਹੁਕਮ ਨਾ ਚੱਲੈ ਕਹੀ ਬਣੈ ਅਰਦਾਸ ਕੂੜ ਕਮਾਣ ਕੂੜ ਹੋਵੈ ਨਾਨਕ ਸਿਫਤ ਵਿਗਾਸ ਮਹੱਲਾ ਦੂਜਾ ਨਾਲ ਇਆਣ ਦੋਸਤੀ ਵਡਾਰੂ ਸਿਉ ਨਿਹੋ ਕਜਿਓ ਤਿਸ ਦਾ ਥਾਉ ਨਾ ਥਿਓ ਮਹਲਾ ਦੂਜਾ ਹੋਏ ਆਣ ਕਰੇ ਕੰਮ ਆਣ ਨਾ ਸਕੈ ਰਾਸ ਜੇ ਇੱਕ ਅੱਧ ਚੰਗੀ ਕਰੇ ਦੂਜੀ ਪੀਵੇ ਰਾਸ ਪੌੜੀ ਚਾਕਰ ਲੱਗੇ ਚਾਕਰੀ ਚੱਲੈ ਖਸਮ ਪਾਏ ਹੋਰ ਮਤ ਤਿਸਨੋ ਅਗਲੀ ਓਹ ਵਜੋ ਫੇ ਧੂਣਾ ਖਾਏ ਖਸਮ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ ਵਜੋ ਗਵਾਏ ਅਗਲਾ ਸਦਾ ਦਿੱਤਾ ਖਾਵਣਾ ਇਸ ਕਾਹੀ ਐਸਾ ਭਾਸ ਨਾਨਕ ਹੁਕਮ ਨਾ ਚੱਲੇ ਨਾਲ ਖਸਮ ਚੱਲੇ ਅਰਦਾਸ ਜਿਸ ਦਾ ਦਿੱਤਾ ਖਾਵਣਾ ਤਿਸ ਕਹੀ ਐਸਾ ਭਾਸ ਨਾਨਕ ਹੁਕਮ ਨਾ ਚੱਲੇ ਨਾਲ ਖਸਮ ਚੱਲੇ ਅਰਦਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਲੋਕ ਮਹੱਲਾ ਦੂਜਾ ਚਾਕਰ ਲੱਗੈ ਚਾਕਰੀ ਨਾਲੇ ਗਰਬਵਾਦ ਗੱਲਾਂ ਕਰੇ ਕਣੇਰੀਆ ਖਸਮ ਨਾ ਪਾਏ ਸਾਧ ਰਾਗ ਆਸਾ ਕੀ ਵਾਰ ਪੌੜੀ ਬਾਈਵੀਂ ਸਲੋਕਾਂ ਨਾਲ